ਛੱਡ ਛੁੱਡ ਕੇ ਕੋਈ ਰੀਸ ਨਾ ਪੱਕਿਆਂ ਯਾਰਾਂ ਦੀ ਟੁੱਟੀ ਦਾ ਹੱਲ ਵੀ ਹੋ ਜੂਗਾ ਜਦ ਡਿੱਗੀ ਖੁੱਲ ਗਈ ਕਾਰਾਂ ਦੀ ਹੁਣ ਫਰੈਂਡ ਨਾ ਕਹਿ ਤੂੰ ਛੱਡ ਛੁੱਡ ਕੇ ਕੋਈ ਰੀਸ ਨਾ ਪੱਕਿਆਂ ਯਾਰਾਂ ਦੀ ਟੁੱਟੀ ਦਾ ਹੱਲ ਵੀ ਹੋ ਜੂਗਾ ਜਦ ਡਿੱਗੀ ਖੁੱਲ ਗਈ ਕਾਰਾਂ ਦੀ ਅੱਜ ਜ਼ਿੰਦਗੀ ਵਿੱਚੋਂ ਕੱਢ ਦਿੱਤਾ ਮੈਂ ਦਿਲ ਮੇਰੇ ਨਾਲ ਖੇਲੀ ਨੂੰ ਲਵ ਯੂ ਮੇਰੇ ਯਾਰੋ ਗੱਡੀ ਦਾ ਕਦੇ ਟੈਟ ਹੋਣ ਤੇ ਲੜਦੇ ਨਾ ਸਾਲੇ ਗੁੱਸਾ ਕਰਦੇ ਛੱਡੀ ਦਾ ਨਾ ਕੱਚੇ ਕਰਦਾ ਫਰਕ ਕਰਨ ਨਾ ਮਹਿੰਗੀ ਸਸਤੀ ਗੱਡੀ ਦਾ ਕਦੇ ਟੈਟ ਹੋਣ ਤੇ ਲੜਦੇ ਨਾ ਸਾਲੇ ਗੁੱਸਾ ਕਰਦੇ ਛੱਡੀ ਦਾ ਦੁੱਖ ਸੁੱਖ ਦੇ ਸਾਥੀ ਅੱਧ ਵਿਚਾਲੇ ਛੱਡਦੇ ਨਹੀਂ ਹਥੇਲੀ ਨੂੰ ਤੁਸੀਂ ਮੇਰੇ ਯਾਰੋ ਸਿੰਘ ਕੋਈ ਲੱਗਾ ਦਿਲ ਤੇ ਠੱਪਾ ਯਾਰੀ ਦਾ ਤੇਰੇ ਵਾਂਗੂ ਨਾ ਵਾਲ ਵਿੰਗ ਕੋਈ ਜਦ ਬਣ ਹੀ ਗਿਆ ਕੋਈ ਯਾਰੀ ਆ ਫਿਰ ਕੀ ਸ਼ਰਮਾ ਤੇ ਸਿੰਘ ਕੋਈ ਧਰਮਾ ਦਾ ਲਾਗ ਨਾ ਚੜ ਜਾਵੇ ਇਸ ਯਾਰੀ ਚੰਨਣ ਗੇਲੀ ਨੂੰ ਲਵ ਯੂ ਮੇਰੇ ਯਾਰੋ ਏ ਕਰਤਾ ਗੁੱਡ ਬਾਏ ਸਹੇਲੀ ਲਵ ਯੂ ਮੇਰੇ ਯਾਰੋ ਏ ਕਰਤਾ ਗੁੱਡ ਬਾਏ ਸਹੇਲੀ ਤੁਹਾਨੂੰ ਲਵ ਯੂ ਤੁਹਾਨੂੰ ਲਵ ਯੂ ਆ ਉਹਨੇ ਆਪਣੀ ਚ ਯਾਰ ਮੌਜਾਂ ਕਰਦੇ ਉਹਨੇ ਆਪਣੀ ਚ ਯਾਰ ਮੌਜਾਂ ਕਰਦੇ ਓਏ ਆਪਾਂ ਕਿਹੜਾ ਰੋਜ਼ ਪੀਨੇ ਆ ਓਏ ਆਪਾਂ ਕਿਹੜਾ ਰੋਜ਼ ਪੀਨੇ ਆ ਯਾਰ ਮਿਲਦੇ ਆ ਜਦੋਂ ਫੁੱਲ ਕਰਦੇ ਉਹ ਗਾਉਣ ਪਰਮਿਸ਼ੂ ਲੱਗਿਆ ਗਾਉਣ ਪਰਮਿਸ਼ੂ ਲੱਗਿਆ ਬੀਪੀ ਹੇਟਰਾਂ ਦੇ ਅਪ ਡਾਊਨ ਕਰਦੇ ਹੇਟਰਾਂ ਦੇ ਅਪ ਡਾਊਨ ਕਰਦੇ ਉਹ ਮਿਸਤੇ ਦੀ ਬੀਟ ਵੱਜਦੇ